ਕਹਿੰਦੇ ਆ ਮੈਂ ਇੱਕ ਵਾਰੀ ਸਾਡੇ ਕੋਲ ਤੂੰ ਆ ਜਾ ਹੋ ਨਾ ਮੰਗਾ ਤੇਰੇ ਕੋਲ ਮੈਂ ਹੰਝੂਆਂ ਵਿੱਚ ਡੋਬ ਨਾ ਸਾਨੂੰ ਆਪਣੇ ਅੱਖੀਆਂ ਚ ਰੱਖ ਲੈ ਵੇ ਤੇਰੇ ਦਿਲ ਵਿੱਚ ਮੈਂ ਹੁਣ ਰਹਿਣਾ ਤੇਰੀ ਯਾਦ ਸਤਾਉਂਦੀ ਹੈ ਸਾਨੂੰ ਚੈਨ ਨਾ ਆਉਂਦਾ ਵੇ